ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਤੁਨਾਸਰੀ ਮਹਲਾ ਪੰਜਵਾ ਜਿਸ ਤਾ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਪਾਗਾ ਚਰਨ ਕਮਲ ਜਾਤਾ ਮਨ ਰਗਿਆ ਅਮੇ ਸਰੋਵਰ ਪਾਗਾ ਜਿਸ ਕਾ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਪਾਗਾ ਚਰਨ ਕਮਲ ਜਾਤਾ ਮਨ ਰਗਿਆ ਅਮੇ ਸਰੋਵਰ ਪਾਗਾ ਤੇਰਾ ਜਾਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਦ ਗਯਾ ਸਭ ਤਨ ਤੇ ਪ੍ਰੀਤਮ ਸਿਆਉ ਮਨ ਲਾਗਾ ਰਹਾ ਜਹ ਜਹ ਪੇਖਾਉ ਤਹ ਨਾਰਾਇਣ ਸਗਲ ਕਥਾਮ ਤਗ ਨਾਮ ਉਦਕ ਪੀਬਤ ਜਨ ਨਾਨਕ ਤਿਆਗੀ ਸਭ ਅਨਰਗ ਜਹ ਜਹ ਪੇਖਾ ਤਹ ਨਾਰਾਇਣ ਸਗਲ ਕਟਾਮ ਤਗ ਨਾਮ ਉਦਕ ਪੀਬਤ ਜਨ ਨਾਨਕ ਤਿਆਗੀ ਸਭ ਅਨੁਰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ ਚਰਨ ਕਮਲ ਜਾਤਾ ਮਨ ਰਾਗਿਓ ਅਮੇ ਸਰੋਵਰ ਪਾਗਾ।